ਕੱਟਦੇ ਆ ਲਾਲਸੂ ਹਰੰਗ ਨਾ ਤੂੰ ਚੋਰੀ ਚੋਰੀ ਖੰਘ ਸਾਨੂੰ ਪਤਾ ਤੇਰੇ ਰੰਗ ਹੁਣ ਛੱਡਦੇ ਤੂੰ ਸੰਗ ਮੰਗਣਾ ਕੀ ਮੰਗਦਾ ਸੱਚਾਈ ਦੀ ਆ ਗੁੱਚੀਆਂ ਲਾਹੌਰ ਤੋਂ ਆ ਜੁੱਤੀ ਜਾ ਕੇ ਨਾਮ ਸਾਡਾ ਪੁੱਛੀ ਵੱਲੋਂ ਖੰਘਦੇ ਨਾ ਦੁੱਕੀ ਨਾ ਅੱਤ ਕੇ ਨੀ ਚੁੱਕੀ ਮੰਜੀ ਠੋਕਦੇ ਆ ਸੁੱਕੀ ਸੁੱਕੀ ਕਰਦੇ ਆ ਲਹਿਰ ਜਿੱਥੇ ਪੜਦੇ ਆ ਪੈਰ ਫਿਰ ਮੱਚਦਾ ਆ ਕੈਰ ਵੈਰੀ ਵੈਰ ਭੁੱਲਦੇ ਗੱਡੀ ਨੀਵੀਂ ਜੀ ਕਰਾ ਕੇ ਬਾਈ ਇੰਚੀ ਦੇ ਪਵਾ ਕੇ ਟੈਰ ਘੁੰਮਦੇ ਨੀ ਤੇਰੇ ਸ਼ਹਿਰ ਘੁੰਮਦੇ ਆ ਗੱਡੀ ਨੀਵੀਂ ਜੀ ਕਰਾ ਕੇ ਬਾਈ ਇੰਚੀ ਦੇ ਪਵਾ ਕੇ ਟੈਰ ਘੁੰਮਦੇ ਨੀ ਤੇਰੇ ਸ਼ਹਿਰ ਘੁੰਮਦੇ ਆ ਗੱਡੀ ਨੀਵੀਂ ਜੀ ਕਰਾ ਕੇ ਬਾਈ ਇੰਚੀ ਦੇ ਪਵਾ ਕੇ ਟੈਰ ਘੁੰਮਦੇ ਨੀ ਤੇਰੇ ਸ਼ਹਿਰ ਘੁੰਮਦੇ ਚੱਲੇ ਆਪਣੀ ਹੀ ਤੋਰ ਦਿੰਦੇ ਆਕੜਾਂ ਨੇ ਭੋਰ ਬੜੀ ਦੇਖੀਆਂ ਨੇ ਨਾਰਾ ਤੇਰੇ ਵਰਗੀ ਨੀ ਹੋਰ ਸੱਚੀ ਦਿਲਾਂ ਦੀ ਤੂੰ ਚੋਰ ਜੱਟ ਵਿੱਚ ਇੰਨਾ ਜ਼ੋਰ ਲੱਗਾ ਬੱਤੀ ਬੋਰ ਡੱਬ ਦਿੰਦਾ ਬੰਦਾ ਇਹਨੇ ਚੋੜਕਾ ਦੀ ਕਰ ਗਈ ਕਲੋਲ ਮੈਨੂੰ ਲੱਗੇ ਤੇਰੀ ਤੋੜ ਜੱਟ ਵੈਲੀਆਂ ਦਾ ਵੈਲੀ ਪਿੱਛੇ ਫਿਰਦੀ ਲਗਾਉਣ ਨਾ ਕੋਈ ਅਸਲੇ ਦੀ ਤੋੜ ਚੌਵੀ ਘੰਟੇ ਨਾਲ ਮੇਰੇ ਯਾਰਾਂ ਦੇ ਆ ਯਾਰ ਲੱਗੇ ਘਰ ਪਰਿਵਾਰ ਪੂਰਾ ਕਰਦੇ ਪਿਆਰ ਅਤੇ ਕਰਦੇ ਵਪਾਰ ਕੁੱਝ ਬਣੇ ਕਲਾਕਾਰ ਰੱਖੇ ਅੱਥਰੇ ਵਿਚਾਰ ਆਟੋਮੈਟਿਕ ਆ ਦੋਨੋਂ ਹਥਿਆਰ ਨਾਲੇ ਕਰ ਆਟੋਮੈਟਿਕ ਆ ਦੋਨੋਂ ਹਥਿਆਰ ਨਾਲੇ ਕਰ ਜਦੋਂ ਚੱਲਦੇ ਆ ਬਿੱਲੋ ਨਾ ਕੋ ਗੈਰ ਘੁੱਲਦੇ ਨੀ ਗੱਡੀ ਨੀਵੀਂ ਜੀ ਕਰਾ ਕੇ ਬਾਈ ਇੰਚੀ ਦੇ ਪਵਾ ਕੇ ਟੈਰ ਘੁੰਮਦੇ ਨੀ ਤੇਰੇ ਸ਼ਹਿਰ ਘੁੰਮਦੇ ਗੱਡੀ ਨੀਵੀਂ ਜੀ ਕਰਾ ਕੇ ਬਾਈ ਇੰਚੀ ਦੇ ਪਵਾ ਕੇ ਟੈਰ ਘੁੰਮਦੇ ਨੀ ਤੇਰੇ ਸ਼ਹਿਰ ਘੁੰਮਦੇ ਗੱਡੀ ਨੀਵੀਂ ਜੀ ਕਰਾ ਕੇ ਬਾਈ ਇੰਚੀ ਦੇ ਪਵਾ ਕੇ ਟੈਰ ਘੁੰਮਦੇ ਨੀ ਤੇਰੇ ਸ਼ਹਿਰ ਘੁੰਮਦੇ ਗੱਡੀ ਫੁੱਟੇ ਨੀ ਉੱਤੇ ਟੁੱਟੇ ਨੀ ਦੀ ਸਪੀਡ ਜਾਂਦੀ ਕੱਢਦੀ ਆ ਹੀਟ ਵਿੱਚ ਚੱਲਦੀ ਆ ਬੀਟ ਮੁੰਡਾ ਖੱਬੀ ਸੀਟੀ ਉੱਤੇ ਬੈਠਾ ਲਿਖਦਾ ਆ ਗੀਤ ਲਿਖਦਾ ਆ ਗੀਤ ਵੱਲੋਂ ਵੇਖਦਾ ਆ ਗੀਤ ਸੋਨੇ ਚਾਂਦੀਆਂ ਦੇ ਭਾਅ ਫਿਰ ਰੋਕ ਦਿੰਦਾ ਸਾ ਜਦੋਂ ਗੀਤ ਦਿੰਦਾ ਗੱਲ ਲੋਕੀ ਕਰਦੇ ਆ ਜਾ ਸਾਡੇ ਆਪਣੇ ਹੀ ਰਾਹ ਪਾਉਂਦੇ ਚਿੱਟੇ ਦਿਨ ਗੱਜ ਜਿਹੜੇ ਉੜਦੇ ਹਵਾ 'ਚ ਹੁਣ ਬੁੱਕਦੇ ਵੀ ਨਾ ਉਹ ਚੁੱਕਦੇ ਵੀ ਨਾ ਅਤੇ ਅਸੀਂ ਲੁੱਕਦੇ ਵੀ ਨਾ ਵੱਲੋਂ ਚੋਟੀ ਦੇ ਸ਼ਿਕਾਰੀ ਆ ਕੇ ਪੈਰ ਚੁੰਮਦੇ ਨਹੀਂ ਗੱਡੀ ਨੀਵੀਂ ਜੀ ਕਰਾ ਕੇ ਬਾਈ ਇੰਚੀ ਦੇ ਪਵਾ ਕੇ ਟੈਰ ਘੁੰਮਦੇ ਨਹੀਂ ਤੇਰੇ ਸ਼ਹਿਰ ਘੁੰਮਦੇ ਗੱਡੀ ਨੀਵੀਂ ਜੀ ਕਰਾ ਕੇ ਬਾਈ ਇੰਚੀ ਦੇ ਪਵਾ ਕੇ ਟੈਰ ਘੁੰਮਦੇ ਨਹੀਂ ਤੇਰੇ ਸ਼ਹਿਰ ਘੁੰਮਦੇ।